ਸਤਨਾਮ ਸ੍ਰੀ ਵਾਹਿਗੁਰੂ। ਸੋਰਠ ਮਹੱਲਾ ਚੌਥਾ। ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਪੇ ਆਪ ਵਰਤਦਾ ਪਿਆਰਾ, ਆਪੇ ਆਪ ਅਪਾਹੋ ਵਣਜਾਰਾ, ਜਗ ਆਪ ਹੈ ਪਿਆਰਾ। ਆਪੇ ਸਾਚਾ ਸਾਹ, ਆਪੇ ਆਪ ਵਰਤਦਾ ਪਿਆਰਾ, ਆਪੇ ਆਪ ਅਪਾਹ ਵਣਜਾਰਾ, ਜਗ ਆਪ ਹੈ ਪਿਆਰਾ। ਆਪੇ ਸਾਚਾ ਸਾਹ, ਆਪੇ ਵਣਜ ਵਪਾਰੀ ਆ ਪਿਆਰਾ, ਆਪੇ ਸੱਚ ਵੇਸਾ, ਜਪ ਮਨ ਹਰ ਹਰ ਨਾਮ ਸਲਾਹ, ਗੁਰ ਕਿਰਪਾ ਤੇ ਪਾਈਆ ਪਿਆਰਾ, ਅੰਮ੍ਰਿਤ ਅਗਮ ਅਥਾਹ, ਰਹਾਉ ਆਪੇ ਸੁਣ ਸਭ ਵੇਖਦਾ ਪਿਆਰਾ, ਮੁਖ ਬੋਲੇ ਆ ਆਪੇ ਉਜੜ ਪਾਏਦਾ ਪਿਆਰਾ, ਆਪ ਵਿਖਾਲੇ ਰਾਹ ਆਪੇ ਸਭ ਆਪ ਹੈ ਪਿਆਰਾ, ਆਪੇ ਵੀ ਪਰਵਾਹ ਆਪੇ ਆਪ ਉਪਾਏਗਾ ਪਿਆਰਾ, ਸਿਰ ਆਪੇ ਤਾਂਗੜਾ ਲਾਹ ਆਪ ਕਰਾਏ ਸਾਖਤੀ ਪਿਆਰਾ, ਆਪ ਮਾਰੇ ਮਰ ਜਾਹ ਆਪੇ ਪੱਤਣ ਪਾਤਣੀ ਪਿਆਰਾ, ਆਪੇ ਪਾਰ ਲੰਘਾਹ ਆਪੇ ਸਾਗਰ ਬੋਹੇ ਥਾ ਪਿਆਰਾ, ਗੁਰ ਖੇਵਟ ਆਪ ਚਲਾਹ ਆਪੇ ਹੀ ਚੜ ਲੰਘਦਾ ਪਿਆਰਾ, ਕਰ ਚੂਜ ਵੇਖਾ ਪਾਤਸ਼ਾਹ। आपे आप दयाल है प्यारा, जन नानक बख्श मिला आपे सागर बोहे था प्यारा, गुर खेवट आप चला आपे ही चढ़ लंघदा प्यारा, कर चूजा विखा पातशाह आपे आप दयाल है प्यारा, जन नानक बख्श मिला वाहिगुरु जी का खालसा वाहिगुरु जी की फतेह। सूरठ महला चौथा घर पहला एक ओंकार सतगुर प्रसाद आपे आप वरतदा प्यारा, आपे आप अपाहो वणजारा जग आप है प्यारा, आपे साचा साहा